Sean on the beat, yeah. ਸਾਨੂੰ ਆਉਂਦਾ ਨੀ ਪਿਆਰ ਨਾਪ ਤੋਲ ਕੇ ਕੰਡਾ ਕੱਟੀ ਦਾ ਸਪੀਕਰਾਂ ਤੇ ਬੋਲ ਕੇ ਸੀਟ ਪਿੱਛੇ ਸਾਡੇ ਸ਼ੌਕ ਨਵਾਂ ਵੀ ਜੇ ਕੋਈ ਪੈਸੇ ਦੀ ਨੀ ਗੱਲ ਮੈਨੂੰ ਟਾਈਮ ਨਾ ਜ਼ਰਾ ਵੀ ਚੱਲੇ ਮਿੱਤਰ ਬੰਨਾ ਤੁੰਦ ਬੇਈ ਟੂ ਕਰਾਚੀ ਕਲੱਬ ਤੋਂ ਨਿਕਲੇ ਹਾਂ ਗੱਡੀਆਂ ਪਜਾਨ ਯਾਰ ਵੀ ਤਿਆਰ ਸਦਾ ਬੱਕਰੇ ਬੁਲਾਉਣ ਨੂੰ ਰੋਡ ਉੱਤੇ ਗੱਡੀਆਂ ਖਲਾਰ ਪੈਗ ਲਾਉਣ ਨੂੰ ਟਾਈਮ ਨਹੀਂ ਉਹ ਲੱਗਦਾ ਫਿਰ ਬੋਤਲਾਂ ਮੁਕਾਉਣ ਨੂੰ on the beat, yeah.